ਅੱਖੀਆਂ ਦੇ ਅੱਥਰੂ ਤੇਰਾ ਨਾਮ ਲੈਂਦੇ ਆ ਛੱਡ ਕੇ ਨਾ ਜਾਈ ਸੁਣ ਵਾਰ ਵਾਰ ਕਹਿੰਦੇ ਆ ਵਾਰ ਕਹਿੰਦੇ ਆ ਕਮਲੇ ਜਨਨ ਦੋਵੇਂ ਬੇਵਫਾ ਲੁਭਦੇ ਆ ਅੱਖੀਆਂ ਦੇ ਅੱਥਰੂ ਤੇਰਾ ਨਾਮ ਲੈਂਦੇ ਆ ਲਾਈਆਂ ਸੀ ਤੇਰੇ ਨਾਲ ਤੋੜ ਚੜਾਉਣ ਲਈ ਹੱਦ ਵਾਟੇ ਛੱਡ ਗਈ ਤੂੰ ਕੱਲਿਆਂ ਨੂੰ ਰੋਣ ਲਈ ਝੂਠਾ ਸੀ ਪਿਆਰ ਤੇਰਾ ਝੂਠਾ ਇਕਰਾਰ ਤੇਰਾ ਕਿਨੂੰ ਸੁਣਾਵਾਂ ਦੁੱਖ ਬੇਵਫਾ ਯਾਰ ਮੇਰਾ ਬੇਵਫਾ ਯਾਰ ਮੇਰਾ ਸਮਝੇ ਨਾ ਦਿਲ ਮੇਰਾ ਔਖੇ ਬੜੇ ਪੈਂਦੇ ਆ ਅੱਖੀਆਂ ਦੇ ਅੱਥਰੂ ਤੇਰਾ ਨਾਮ ਲੈਂਦੇ ਆ ਗਮਾਂ ਦੇ ਸਮੁੰਦਰਾਂ ਚ ਕੱਲਿਆਂ ਨੂੰ ਡੋਬ ਕੇ ਦਰਦ ਜੁਦਾਈ ਵਾਲੇ ਖੰਜਰਾਂ ਨੂੰ ਖੋਬ ਕੇ ਵੀ ਨਾਲ ਲੈ ਜਾਂਦੀ ਜਿਹੜੇ ਸਾਹਿੰਦੇ ਆ ਅੱਖੀਆਂ ਦੇ ਅੱਥਰੂ ਤੇਰਾ ਨਾਮ ਲੈਂਦੇ ਆ ਛੱਡ ਕੇ ਨਾ ਜਾਈ ਸੁਣ ਵਾਰ ਵਾਰ ਕਹਿੰਦੇ ਆ।